ਪੱਗ ਬੰਨਦਾ ਤੇ ਮੁੰਡਾ ਸਰਦਾਰ ਜੱਤੀਏ ਉਹਨਾਂ ਕੋਈ ਨਸ਼ਾ ਪੱਤਾ ਚੰਗਾ ਕਾਰੋਬਾਰ ਜੱਤੀਏ ਉਹ ਪੱਗ ਬੰਨਦਾ ਤੇ ਮੁੰਡਾ ਸਰਦਾਰ ਜੱਤੀਏ ਨਾ ਕੋਈ ਨਸ਼ਾ ਪੱਤਾ ਚੰਗਾ ਕਾਰੋਬਾਰ ਜੱਤੀਏ ਬਾਪੂ ਦੀ ਸਪੋਰਟ ਉੱਤੇ ਫਿਰੇ ਪੁੱਕਦਾ ਜੇ ਕੋਈ ਤਿੰਨ ਪੰਜ ਕਰੇ ਕੱਟ ਦਿੰਦੇ ਵੱਟ ਨੇ ਯਾਰ ਥੋੜੇ ਜੇ ਰੱਖੇ ਨੇ ਪਰ ਰੱਖੇ ਸਾਰੇ ਘੈਂਟ ਇੱਕੋ ਰੱਖੀ ਐ ਮਸ਼ੂਕ ਉਵੇਂ ਹੋਣੀ ਜੱਟ ਨੇ ਯਾਰ ਰੱਖੇ ਨੇ ਪਰ ਰੱਖੇ ਸਾਰੇ ਘੈਂਟ ਇੱਕੋ ਰੱਖੀ ਐ ਮਸ਼ੂਕ ਉਵੇਂ ਹੋਣੀ ਜੱਟ ਨੇ ਯਾਰ।